ਜਾਗਦੇ ਨੇ ਚੰਗੇ ਆਇਆ, ਕਈ ਸਾਲੇ ਸੋਚਦੇ ਜਗਾੜ ਲਾਇਆ, ਕੱਟ ਦਿੱਤੀ ਡੋਰ ਨਾ ਪਤੰਗ ਲੱਭਿਆ, ਜਿਹਨੇ ਜਿਹਨੇ ਪੇਚੇ ਪਾਇਆ। ਜਿਹੜੇ ਲੋਕੀ ਸੋਚਦੇ ਨੇ ਲਾਈਫ ਸਾਡੀ ਡਾਰਕ ਆ, ਜੰਗਲ ਚ ਸ਼ੇਰ ਜੱਟ ਪਾਣੀ ਵਿੱਚ ਸ਼ਾਰਕ ਆ, ਹੀਟਰਾਂ ਦਾ ਕੰਮ ਬਸ ਕਰਨਾ ਹੀ ਬਾਰਕ ਆ, ਜਿਨ੍ਹਾਂ ਦੇ ਨਾਲ ਹਲੇ ਤੱਕ ਉਹ ਦਾੜੀ ਟਾਲਣ ਦੇ ਪਤੰਦਰਾ ਦਾੜੀਆਂ, ਉਹਨਾਂ ਤੋਂ ਅਲਰਜੀ ਜੋ ਕਰਦੇ ਗੁਦਾਰੀਆਂ, ਰਗਾ ਵਿੱਚ ਖੂਨ ਦੀ ਥਾਂ ਦੌੜਦੀਆਂ ਯਾਰੀਆਂ, ਲੰਮੀ ਗੁੱਤ ਦੇਖ ਕਦੇ ਮੁੱਛਾਂ ਦੀਆਂ ਝਾੜੀਆਂ, ਅੜਕੇ ਨਿਭਾਈਏ ਜਿਹਦੇ ਜਿਹਦੇ ਨਾਲ ਯਾਰੀਆਂ। ਤੇ ਸੈਰ ਕਰਾਂ ਵੈਰੀਆਂ ਦੀ ਖੈਰ ਕਰਾਂ, ਮੇਰੇ ਨਾਲੋਂ ਪੱਟਾ ਮਿਲੇ ਕਦੇ ਟੱਚ ਪੈਰ ਕਰਾਂ, ਹਵਾ ਤੋਂ ਬਗੈਰ ਕਰਾਂ ਥੋੜੇ ਸੱਚੀ ਕਹਿਰ ਕਰਾਂ, ਪਹਿਲਾਂ ਦੱਸਾਂ ਬੋਲ ਕੇ ਜੇ ਸਿਰੋਂ ਟੱਪੇ ਫੈਰ ਕਰਾਂ, ਉਹ ਆਪ ਲਾ ਕੇ ਖਾਦੀ ਥਾਲੀ ਫਰੀ ਨੀ ਮਿਲੀ, ਪੈਰਾਂ ਨਾਲੋਂ ਲੰਬੀ ਕਦੇ ਦਰੀ ਨੀ ਮਿਲੀ, ਨੀ ਕਿੱਥੇ ਚੜਦੀ ਨੀ ਰਾਹੇ ਗੁੱਡੀ ਅੜਦੀ, ਜੇ ਨੀਲੀ ਛੱਤ ਵੱਲੋਂ ਬੱਤੀ ਹਰੀ ਨੀ ਮਿਲੀ, ਉਹ ਮੱਥਾ ਟੇਕ ਚੜੀ ਦਾ ਸਟੇਜਾਂ ਦੇ ਉੱਤੇ, ਕੰਮ ਦੇਖ ਜਾਈ ਨਾ ਤੂੰ ਏਜਾਂ ਦੇ ਉੱਤੇ, ਪੂਰੇ ਆ ਕੇ ਟੱਕਰੇ ਔਕਾਤ ਕਿਸ ਦੀ, ਬੜਾ ਕੁਝ ਕਹਿੰਦੇ ਸਾਲੇ ਪੇਜਾਂ ਦੇ ਉੱਤੇ, ਦਿਲ ਦੀ ਜੀ ਕਿਸੇ ਨਾਲ ਖਾਰ ਨੀ ਕੋਈ, ਘਰਾਲੇ ਦੇ ਕਰਮ ਜਿਹਾ ਯਾਰ ਨੀ ਕੋਈ, ਜਿਹੜੇ ਕਹਿੰਦੇ ਰਹਿੰਦੇ ਸਾਡੀ ਮਾਰ ਨੀ ਕੋਈ, ਉਦਾਂ ਦੀਆਂ ਟੋਲੀਆਂ ਵੀ ਬਹੁਤ ਠਾਰੀਆਂ, ਉਦਾਂ ਦੀਆਂ